ਕਿ ਯਾਰੀ ਸਾਡੇ ਨਾਲ ਸਾਨ ਨਾ ਕਰੀ ਆ ਚੰਡੀਗੜ੍ਹ ਵਾਲੀਏ ਨੀ ਮਾਣ ਨਾ ਕਰੀ ਨਾ ਕਿ ਯਾਰੀ ਸਾਡੇ ਨਾਲ ਸਾਨ ਨਾ ਕਰੀ ਮੇਰਾ ਬਾਪੂ ਦਿੰਦਾ ਪੂਰੀ ਖੁੱਲ ਬੱਲੀਏ ਭਾਵੇਂ ਕਦ ਛੋਟਾ ਤੇਰੇ ਡੈਡ ਦੇ ਵਪਾਰ ਤੋਂ ਆਓ ਜੱਟਾਂ ਦੀ ਟਰਾਲੀ ਬਣੇ 3 ਲੱਖ ਦੀ ਕਿੰਨੇ ਮਹਿੰਗੀ ਕੁੜੇ ਤੇਰੀ ਨੈਨੋ ਕਾਰ ਤੋਂ ਮੈਂ ਨਵਾਂ ਲੈ ਕੇ ਮਹੀਨਾ ਕੁ ਚਲਾ ਕੇ ਵੇਚਤਾ ਰਹਿੰਦੀ ਬੱਲੀ ਹੈ ਉਹ ਤੋਂ ਦੂਣਾ ਅਸੀਂ ਮੋਟਰ ਤੇ ਥਾਂ ਛੱਡਿਆ ਆ ਦੂਜਾ ਜਿੰਨੀ ਕੁ ਤੂੰ ਪੀਜੀ ਵਿੱਚ ਰਹਿੰਦੀ ਬੱਲੀ ਹੈ ਉਹ ਤੋਂ ਦੂਣਾ ਅਸੀਂ ਮੋਟਰ ਤੇ ਥਾਂ ਛੱਡਿਆ ਕਿ ਤੂੰ 3 ਕੁ ਫਰੰਡਾਂ ਨਾਲ ਫਿਰੇ ਮੇਲਦੀ ਸਾਡੇ ਯਾਰ ਬੜੇ ਮਹਿਫਲ ਵਾਲੀ ਤਾਂ ਰੱਖਿਆ ਬਾਕੀ ਰਹਿੰਦੀ ਗੱਲ ਦਿਲੋਂ ਵਹਿਮ ਕੱਢ ਦੇ ਜਾਣੀ ਮਿੱਟੀ ਵੀ ਨਾ ਮਿੱਟੀ ਵਾਲੇ ਕੰਮ ਕਾਰ ਕਿਉਂ ਆਓ ਜੱਟਾਂ ਦੀ ਟਰਾਲੀ ਬਣੇ ਮਹਿੰਗੀ ਕੁੜੇ ਤੇਰੀ ਨੈਨੋ ਕਾਰ ਤੋਂ ਜੱਟਾਂ ਦੀ ਟਰਾਲੀ ਬਣੇ 3 ਲੱਖ ਦੀ ਉਹ ਕਿੰਨੇ ਮਹਿੰਗੀ ਕੁੜੇ ਤੇਰੀ ਨੈਨੋ ਕਾਰ ਤੋਂ ਯਰਾਨੇ ਅੱਲੜੇ ਸਾਗ ਪਿੰਡ ਆਉਂਦੇ ਸੁੱਖ ਨਾ 50 ਜੱਟ ਨੂੰ ਓਏ ਵਾਰਾ ਤੇਰੇ ਨਾਲ ਖਾਂਦੇ ਨਾ ਯਰਾਨੇ ਅੱਲੜੇ ਸਾਗ ਪਿੰਡ ਆਉਂਦੇ ਸੁੱਖ ਨਾ 50 ਜੱਟ ਨੂੰ ਤੇਰੇ ਡੈਡ ਦੇ ਕੀ ਕਰਨਾ ਮੈਂ ਤੱਕ ਸ਼ੌਪ ਦਾ ਤੇਰੀ ਮੰਮੀ ਦੀ ਬੁਟੀਕ ਦਾ ਕੀ ਪਾ ਜੱਟ ਉਹ ਬਸ ਕਾਬਲ ਸਰੂਪ ਵਾਲੀ ਡਰਦਾ ਬਾਪੂ ਆਪਣੇ ਦੁਕਾਨੇ ਜੱਟ ਜ਼ਿਮੀਦਾਰ ਤੋਂ ਆ ਜੱਟਾਂ ਦੀ ਟਰਾਲੀ ਬਣੇ ਕਿੰਨੇ ਮਹਿੰਗੀ ਕੁੜੇ ਤੇਰੀ ਨੈਨੋ ਕਾਰ ਤੋਂ ਜੱਟਾਂ ਦੀ ਟਰਾਲੀ ਬਣੇ 3 ਲੱਖ ਦੀ ਉਹ ਕਿੰਨੇ ਮਹਿੰਗੀ ਕੁੜੇ